ਮਾਂ ਜਾਨ ਕਦਮਾਂ ਵਿੱਚ ਥਰ ਕੇ ਬੇਰੀ ਓਏ ਪੂਰੇ ਵੇ ਵਤਨ ਮਾਹੀਦਾ ਪੂਰੇ ਵੇ ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ ਛੋਰਾ ਵੇ ਕਾਦਾ ਨਾ ਆਈ ਛੋਰਾ ਛੱਲਾ ਕੂਤੇ ਧਰੀਏ ਵੇ ਗੱਲਾਂ ਮੂੰਹ ਤੇ ਧਰੀਏ ਵੇ ਪੱਛੇ ਰੱਬ ਤੋਂ ਧਰੀਏ ਵੇ ਗੱਲ ਸੁਣ ਛੱਲਿਆ ਹੋਲਾ ਵੇ ਰੱਬ ਤੋਂ ਕਾਦਾ ਈ ਹੋਲਾ ਮਰਚਾਂ ਵੇ ਮੋਰਾ ਪੀ ਕੇ ਮਰਸਾਂ ਵੇ ਤੇਰੇ ਤੇਰੇ ਝੜਸਾਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾਰ ਕੇ ਕੀਤਾ ਈ ਹੋਲਾ ਪੁੱਤਰ ਮਿੱਠੜੇ ਮੇਵੇ ਵੇ ਅੱਲਾ ਸਭ ਨੂੰ ਦੇਵੇ ਵੇ ਗੱਲ ਸੁਣ ਛੱਲਿਆ ਛਾਵਾਂ ਵੇ ਮਾਵਾਂ ਠੰਡੀਆਂ ਛਾਵਾਂ ਹੋਲਾ ਵੇ காதப்பானை ரோலா.